ਜ਼ਬੂਰਾਂ ਦੇ ਲਫ਼ਜ਼ ਜ਼ਿੰਦਗੀ ਨਾਲ ਭਰੇ ਨੇ, ਕਿਉਂਕਿ ਉਹ ਖੁਦਾ ਦੇ ਸਾਹ ਦੀ ਤਾਕਤ ਨਾਲ ਵਜੂਦ ਵਿੱਚ ਆਏ ਨੇ। ਉਹਨਾਂ ਦੇ ਅੰਦਰ ਇਨਸਾਨ ਦੇ ਦਰਦ, ਉਹਦੇ ਖੌਫ ਤੇ ਉਹਦੀਆਂ ਪੁਕਾਰਾਂ ਸ਼ਾਮਿਲ ਨੇ। ਇਸ ਲਈ ਜ਼ਬੂਰ ਸਾਡਾ ਸਭ ਦਾ ਸਾਂਝਾ ਸਰਮਾਇਆ ਨੇ। ਇਹਨਾਂ ਜ਼ਬੂਰਾਂ ਵਿੱਚ ਖੁਦਾ ਦੀ ਮੁਹੱਬਤ ਦਾ ਦਰਿਆ ਵੀ ਵਗਦਾ ਏ, ਜਿਹੜਾ ਇਨਸਾਨ ਦੇ ਦਰਦਾਂ ਤੇ ਜ਼ਖਮਾਂ ਦੀ ਸ਼ਿਫਾ ਏ। ਇਸ ਲਈ ਜਦੋਂ ਵੀ ਅਸੀਂ ਦਿਲ ਤੋਂ ਜ਼ਬੂਰ ਗਾਉਂਦੇ ਹਾਂ ਤੇ ਉਹ ਸਿਰਫ ਦਾਊਦ ਦੇ ਜ਼ਬੂਰ ਨਹੀਂ ਰਹਿੰਦੇ, ਫਿਰ ਉਹ ਸਾਡੇ ਜ਼ਬੂਰ ਬਣ ਜਾਂਦੇ ਨੇ ਤੇ ਸਾਨੂੰ ਆਪਣੀ ਤਾਕਤ ਨਾਲ ਦਲਦਲਾਂ ਤੇ ਹਾਲਾਤ ਵਿੱਚੋਂ ਫਸਿਆਂ ਨੂੰ ਕੱਢ ਲੈਂਦੇ ਨੇ ਤੇ ਖੁਦਾ ਦੀ ਹਜ਼ੂਰੀ ਦਾ ਰੁੱਖ ਸਾਡੇ ਵੱਲੇ ਹੋ ਜਾਂਦਾ ਏ ਤੇ ਜ਼ਬੂਰਾਂ ਦੇ ਲਫ਼ਜ਼ ਨਵੇਂ ਨਕੋਰ ਹੋ ਕੇ ਸਾਡੇ ਦਿਲ ਵਿੱਚ ਰੋਸ਼ਨੀਆਂ ਬਖੇਰਦੇ ਨੇ। ਤੇ ਅੱਜ ਵੀ ਅਸੀਂ ਦਿਲ ਦੀ ਗਹਿਰਾਈ ਤੋਂ ਖੁਸ਼ੀ ਨਾਲ ਗਾਉਂਦੇ ਹਾਂ, ਖੁਦਾਇਆ ਤੇਰੀ ਰੂਹ ਤੋਂ ਮੈਂ ਭਲਾ ਨੱਸ ਕੇ ਕਿੱਧਰ ਜਾਵਾਂ। ਜਦੋਂ ਖੁਦਾ ਦੀ ਰੂਹ ਦਾ ਜ਼ਾਇਕਾ ਅਸੀਂ ਚੱਖ ਲੈਂਦੇ ਹਾਂ ਤੇ ਫਿਰ ਗਾਉਣ ਤੇ ਦਿਲ ਕਰਦਾ ਏ, ਤੜਕੇ ਮੈਂ ਤੈਨੂੰ ਢੂੰਡਾਂ ਯਾ ਰੱਬ ਮੇਰੇ ਖੁਦਾਇਆ। ਇਹ ਉਹੀ ਖੁਦਾ ਏ ਜਿਹੜਾ ਸਾਰੀਆਂ ਕੌਮਾਂ ਉੱਤੇ ਰਾਜ ਕਰਦਾ ਏ ਤੇ ਤਖ਼ਤ ਉੱਤੇ ਬੈਠਾ ਏ, ਜਿਹਦਾ ਕਲਾਮ ਸਾਡੇ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਏ। ਇਹ ਸਾਡਾ ਖੁਦਾ ਏ ਜਿਹਦੇ ਕਲਾਮ ਵਿੱਚੋਂ ਜ਼ਿੰਦਗੀ ਦੀਆਂ ਨਹਿਰਾਂ ਵਗਦੀਆਂ ਨੇ। ਇਸ ਲਈ ਜ਼ਬੂਰ ਦੇ ਗੀਤ ਸਾਨੂੰ ਜ਼ਿੰਦਗੀ ਦੇ ਚਸ਼ਮੇ ਵੱਲ ਬੁਲਾਉਂਦੇ ਨੇ ਕਿ ਸਾਡੀਆਂ ਸੁੱਕੀਆਂ ਜ਼ਿੰਦਗੀਆਂ ਹਰੀਆਂ ਭਰੀਆਂ ਹੋ ਜਾਵਣ ਤੇ ਸਾਡੇ ਮਰੇ ਖਾਬ ਜੀ ਉੱਠਣ ਤੇ ਬੁਝੀਆਂ ਉਮੀਦਾਂ ਫਿਰ ਰੋਸ਼ਨ ਹੋ ਜਾਵਣ।